ਦਰਿਆ ਚਨਾਬ ਦੇ ਲਹਿੰਦੇ ਪਾਸੇ ਧੀ ਦੋ ਰਾਂਝੇ ਦੇ ਪਿੰਡ ਤਖ਼ਤ ਹਜ਼ਾਰੇ ਦਾ ਮੁੰਡਾ ਸਾਹਿਬ ਤੇ ਉੱਥੋਂ ਤਕਰੀਬਨ 120 ਮੀਲ ਚਨਾਬ ਦੇ ਚੜ੍ਹਦੇ ਪਾਸੇ ਹੀਰ ਸਿਆਲ ਦੇ ਪਿੰਡ ਝੰਗ ਮੰਗਿਆਣਾ ਦੀ ਕੁੜੀ ਨੂਰ। ਸ਼ਾਇਦ ਇੱਥੋਂ ਦੀਆਂ ਫਿਜ਼ਾਵਾਂ 'ਚ ਅਜ਼ਲਾਂ ਤੋਂ ਇਸ਼ਕ ਸਮਾਇਆ ਹੋਇਆ ਏ, ਤਾਂਹੀਓ ਅੱਜ ਫੇਰ ਨੂਰ ਦੀਆਂ ਵੰਗਾਂ 'ਚੋਂ ਹੀਰ ਦੀ ਹੂਕ ਬੋਲਦੀ ਏ। ਸ਼ਾਲਾ, ਇਸ ਵਾਰੀ ਇਹ ਕਿੱਸਾ ਖੁਸ਼ਨੁਮਾ ਰੁੱਤਾਂ ਦਾ ਹਾਣੀ ਹੋਵੇ। ਹਾਲੇ ਚੰਗੇ ਲੱਗਦੇ ਨੀ ਕੋਇਲੇ ਤੇਰੇ ਬੋਲਣੀ, ਉਦੋਂ ਗਾਵੀ ਆਕੇ ਉਦੋਂ ਗਾਵੀ ਆਕੇ ਜਦੋਂ ਮਾਇਆ ਹੋਇਆ ਕੋਲ ਨੀ। ਹਾਲੇ ਚੰਗੇ ਲੱਗਦੇ ਨੀ ਸੁਣ ਹਿਰਨਾ ਸਾਡੇ ਕੋਲ ਨਾ ਘੁੰਮਵੇ ਸਾਡਾ ਚਿੱਤ ਨੀ ਰਾਜ਼ੀ, ਅਸੀਂ ਨੀ ਤੱਕਣੀ ਚਾਲ ਤੇਰੀ ਨਾ ਤੇਰੀ ਸ਼ਰਾਰਤ ਬਾਜ਼ੀ, ਅੱਜ ਸਾਡੀ ਗੱਲ ਮੰਨ ਕੇ ਜਾ ਜ਼ਰਾ ਚੜ ਕੇ ਢਾਬ ਤੇ ਵੇਖੀ, ਸ਼ਾਇਦ ਮੇਰਾ ਸਰਤਾਜ ਦੱਸੇ ਜ਼ਰਾ ਖੜ ਕੇ ਢਾਬ ਤੇ ਵੇਖੀ ਤੇ ਦੱਸੀ ਕਦੋਂ ਆਊਗਾ, ਉਹ ਦੱਸੀ ਕਦੋਂ ਆਊਗਾ, ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ, ਹਜ਼ਾਰੇ ਵਾਲਾ ਮੁੰਡਾ ਦੱਸੀ ਕਦੋਂ ਆਊਗਾ, ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ, ਹਜ਼ਾਰੇ ਵਾਲਾ ਮੁੰਡਾ। ਕੰਨਾਂ ਤੇ ਚੁੰਮਕਿਆ ਵੇ ਹਵਾ ਵਿੱਚ ਰੁਮਕਿਆ ਵੇ, ਸਿਰੇ ਦੀ ਸਗੀਏ ਨੀ ਵਾਲਾਂ ਨਾਲ ਲੱਗੀਏ ਨੀ, ਹਗੁੱਤ ਦੇ ਪਰਾਂ ਦੇ ਆਵੇ ਕਸੋਂ ਵਲ ਖਾਂਦੇ ਆਵੇ, ਗਲੇ ਦੀ ਤਬੀਤੀਏ ਨੀ ਉਹ ਚੁੱਪ ਚੁਪੀਤੀਏ ਨੀ, ਹੋਏ ਦੱਸੀ ਕਦੋਂ ਆਊਗਾ, ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ, ਹਜ਼ਾਰੇ ਵਾਲਾ ਮੁੰਡਾ। ਸਾਡੇ ਚਾਰ ਹੈ ਨੀ ਜੀਣ ਦਿੰਦੇ, ਉੱਪਰੋਂ ਉਸਦੇ ਰਾਜ ਹੈ ਨੀ ਜੀਣ ਦਿੰਦੇ, ਉਸਨੇ ਜੇਕਰ ਲਾਈਆਂ ਤੋੜ ਚੜਾਵੇ ਵੀ, ਇੰਨਾ ਚਿਰ ਕਿਉਂ ਲਾਇਆ ਫੇਰਾ ਪਾਵੇ ਵੀ। ਉਹ ਇਸ਼ਕ ਲੜਾ ਕੇ ਡਰਨਾ ਵੀ ਗੁਸਤਾਖੀ ਏ, ਪਰ ਬੇਮਤਲਬ ਦੁੱਖ ਜਰਨਾ ਵੀ ਗੁਸਤਾਖੀ ਏ, ਬੇਮਤਲਬ ਦੁੱਖ ਜਰਨਾ ਵੀ ਗੁਸਤਾਖੀ ਏ। ਹਾਏ ਸੁਖੀ ਸਾਂਦੀ ਸ਼ੌਕ ਸ਼ੌਕ ਵਿੱਚ ਰੋਗ ਕੁਲੈਣੇ ਲਾ ਬੈਠੇ, ਰੋਗ ਕੁਲੈਣੇ ਲਾ ਬੈਠੇ, ਅੱਲੜ ਉਮਰ ਨਿਆਣੀ ਦੇ ਵਿੱਚ ਉਮਰਾਂ ਦਾਤੇ ਲਾ ਬੈਠੇ, ਉਮਰਾਂ ਦਾਤੇ ਲਾ ਬੈਠੇ ਨੀ ਕਦੋਂ ਆਊਗਾ, ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ, ਹਜ਼ਾਰੇ ਵਾਲਾ ਮੁੰਡਾ। ਰੱਖੀ ਡੋਲੀ ਨਾ ਆਖਿਰ ਨੂੰ ਵਸਲ ਤਾਂ ਹੋਣੇ, ਬਸ ਚੁੱਪ ਕਰ ਜਾ ਬੋਲੀ ਨਾ, ਆਖਿਰ ਨੂੰ ਵਸਲ ਤਾਂ ਹੋਣੇ, ਬਸ ਚੁੱਪ ਕਰ ਜਾ ਬੋਲੀ ਨਾ। ਪਰ ਮੈਂ ਤਾਂ ਰੱਬ ਨੂੰ ਕਹਿਤਾ ਮੇਰਾ ਮਾਇਆ ਹੁਣੇ ਮਿਲਾਵੋ, ਸਾਨੂੰ ਉਸ ਬਿਨ ਸਮਝ ਨੀ ਆਉਂਦਾ ਤੁਸੀਂ ਸਾਨੂੰ ਨਾ ਸਮਝਾਵੋ। ਗੱਲ ਸੁਣਨੀ ਤੇਜ਼ ਹਵਾਏ ਰਮਜ ਕਿਤੇ ਬੋਲੀ ਨਾ, ਸਾਡੇ ਵਸਲ ਦੀ ਆਸ ਦੀ ਖੁਸ਼ਬੂ ਇਸ ਜੰਗਲ ਵਿੱਚ ਕੋਲੀ ਨਾ, ਸਾਡੇ ਵਸਲ ਦੀ ਆਸ ਦੀ ਖੁਸ਼ਬੂ ਇਸ ਜੰਗਲ ਵਿੱਚ ਕੋਲੀ ਨਾ। ਕਿਧਰੇ ਸਰਤਾਜ ਸਤਿੰਦਰ ਸਾਡੇ ਪਿੰਡ ਨੂੰ ਆਵੇ, ਸਾਡੇ ਪਿੰਡ ਨੂੰ ਆਵੇ, ਬਾਹੋਂ ਪਕੜ ਬਿਠਾਵਾਂ ਨੀ ਮੈਂ, ਵੇਖਾਂ ਤੇ ਉਹ ਗਾਵੇ, ਵੇਖਾਂ ਤੇ ਉਹ ਗਾਵੇ, ਸਾਡਾ ਗੀਤ ਗਾਊਗਾ, ਗੀਤ ਗਾਊਗਾ, ਉਹ ਸਾਡਾ ਗੀਤ ਗਾਊਗਾ, ਹਜ਼ਾਰੇ ਵਾਲਾ ਮੁੰਡਾ ਦੱਸੀ ਕਦੋਂ ਆਊਗਾ, ਹਜ਼ਾਰੇ ਵਾਲਾ ਮੁੰਡਾ ਸੀਨੇ ਨਾਲ ਲਾਊਗਾ, ਹਜ਼ਾਰੇ ਵਾਲਾ ਮੁੰਡਾ। ਸਾਰੀ ਸਾਰੀ ਰਾਤ ਅੱਖੀਆਂ ਚੋਂ ਵੇ ਬਰਸਾਤ, खुले मेरे दिल दा शटर नी डोज मैनू दे दे अख तू प्यार दी मुंडा तेरे पीछे रहंदा पल पल मरदा ब्राउन मुंडा तेरे उत्ते मरदा सारा दिन धुप विच सड़दा अज रुसे होई